ਐਨੀ ਸਲਾਹ ਹੋ ਸਕਦੀ ਹੈ ਮਦਰਾਸ ਤਮਿਲੀਅਨ ਉਹ ਇੱਕੋ ਗੱਲ ਹੈ ਕਵਿਤਾ ਤੇਰੀ ਨੂੰ ਹੈ ਮੈਂ ਕਿਹਾ ਜੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਤੇਰੀ ਸੋਹਣੀ ਹੈ ਰਾਜੀ ਇਹਨੂੰ ਮਿਲ ਸਾਡੇ ਕ੍ਰਿਸਟੀ ਲਵਰ ਅਨਿਆਏ ਅਨਿਆਏ ਭਲਾ ਵੀ ਕੋਈ ਨਾ ਹੋਇਆ ਪੰਜਾਬ ਦਾ ਪੁੱਤਰ ਹੈ ਪਿੰਡ ਜਲੰਧਰ ਯਾਰ ਵਈ ਵਈ ਕੁੜੀਆਂ ਨੂੰ ਕਿਲ ਕਰਦਾ ਕਿੰਗ ਟਾਈਪ ਦਾ ਹੈ ਤੰਗ ਲਾਈਫ ਦਾ ਯਾਰ ਵਈ ਵਈ ਖੇਤਾਂ ਵਿੱਚ ਚਿਲ ਕਰਦਾ ਪੰਜਾਬੀ ਤਿਤਲੀ ਨਾ ਪਟੇ ਈਜ਼ਲੀ ਯਾਰ ਬਈ ਬਈ ਉਂਗਲੀ ਪਿੰਨ ਚਾਉਂਦੀ ਏ ਪੁਆਇੰਟ ਬਲੈਂਕ ਤੇ ਐਨਕਾਊਂਟਰ ਕਰਦੀ ਯਾਰ ਬਈ ਬਈ ਜਬ ਲੱਕ ਮਟ ਪਾਉਂਦੀ ਏ ਲੈਫਟ ਤੇ ਡਿੰਕੀ ਰਾਈਟ ਤੇ ਪਿੰਕੀ ਕੁੜੀਆਂ ਦੇ ਫੈਸ਼ਨ ਪਰੇਡ ਲੱਗ ਗਈ ਕਰਦਾ ਓਏ ਕਿੰਗ ਟਾਈਪ ਦਾ ਹੈ ਟੰਗ ਲਾਈਫ ਦਾ ਯਾਰ ਬਈ ਬਈ।